हाथ मजबूरियां ने बन्ने अड़िए तू चले कार तू सानू मन्ने अड़िए हाथ मजबूरियां ने बन्ने अड़िए तू चले कार तू सानू मन्ने अड़िए हथा नाले लेखा दी लकीर वगलू कट दूंगा वेव जो भी तेरा होगा ਬਣਦੇ ਸ਼ਤੀਰ ਦੇਖ ਲਈ ਆ ਗਿਆ ਨੀ ਉਹੀ ਬਿੱਲੋ ਟੈਮੀ ਕੱਟ ਦੂੰਗਾ ਸਾਰਿਆਂ ਦੇ ਵਹਿਮੀ ਪੁੱਕਿਆਂ ਤੋਂ ਬਣਦੇ ਤੂੰ ਤੀਰ ਦੇਖ ਲਈ ਤਾਣੀਆਂ ਤੋਂ ਬਣਦੇ ਸ਼ਤੀਰ ਦੇਖ ਲਈ ਉਹ ਕਣੀਆਂ ਦਾ ਕੱਖ ਨੀ ਤੂੰ ਜੀਨੂੰ ਸਮਝੇ ਦੇਖੀ ਅਸਮਾਨ ਵਿੱਚ ਤੇਰਾ ਕਰ ਲੈ